ਮੋਢੇ ਉੱਤੇ ਰੱਖ ਘੇਰੂ ਰੰਗੀ ਅੱਖੜਾਂ ਗਾ ਮੋਢੇ ਉੱਤੇ ਰੱਖ ਅੱਜ ਬੱਕਰੇ ਤੇ ਬੱਕਰੇ ਬੁਲਾਉਣੇ ਵੇਕੜਾਂ ਗਾ ਹੋਰ ਮਾਰਦੇ ਯਾਰ ਨੱਚਦੇ ਟੋਲ ਨਾਲ ਆਉਣੇ ਵੇਕੜਾਂ ਗਾ ਹੋਰ ਮਾਰਦੇ ਯਾਰ ਨੱਚਦੇ ਟੋਲ ਨਾਲ ਆਉਣੇ ਵੇਕੜਾਂ ਗਾ ਹੋਰ ਮਾਰਦੇ ਕੁੱਟ ਪੀ ਕੇ ਦਾਰੂ ਦਾ ਅਧਿਕਾਰ ਨਾ ਹੈ ਜਿੱਤਵੇ ਖੁਸ਼ੀਆਂ ਦੇ ਵੇਲੇ ਆਉਣੇ ਲੋਰ ਵਿੱਚ ਆ ਕੇ ਜਿੱਤੇ ਚਾਦਰੇ ਸਜਾ ਕੇ ਅੱਜ ਰੱਜ ਰੱਜ ਭੰਗੜੇ ਵੀ ਪਾਉਣੇ ਵੇਕੜਾਂ ਗਾ ਹੋਰ ਮਾਰਦੇ ਯਾਰ ਨੱਚਦੇ ਟੋਲ ਨਾਲ ਆਉਣੇ ਵੇਕੜਾਂ ਗਾ ਹੋਰ ਮਾਰਦੇ ਯਾਰ ਨੱਚਦੇ ਟੋਲ ਨਾਲ ਆਉਣੇ ਵੇਕੜਾਂ ਗਾ ਹੋਰ ਮਾਰਦੇ ਹਲਾਉਣੇ ਵੇਕੜਾਂ ਗਾ ਹੋਰ ਮਾਰਦੇ ਯਾਰ ਨੱਚਦੇ ਟੋਲ ਨਾਲ ਆਉਣੇ ਵੇਕੜਾਂ ਗਾ ਹੋਰ ਮਾਰਦੇ ਯਾਰ ਨੱਚਦੇ ਟੋਲ ਨਾਲ ਆਉਣੇ ਵੇਕੜਾਂ ਗਾ ਹੋਰ ਮਾਰਦੇ ਯਾਰ ਨਚਾਉਣੇ ਵੇਕੜਾਂ ਗਾ ਹੋਰ ਮਾਰਦੇ ਯਾਰ ਨੱਚਦੇ ਟੋਲ ਨਾਲ ਆਉਣੇ ਵੇਕੜਾਂ ਗਾ ਹੋਰ